ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ ਆਇਆ, ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ ਆਇਆ, ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ ਆਇਆ, ਬਦਲ ਰਹਿਮਤ ਸਾਰੇ ਜਗ ਤੋਂ ਸੋਹਣਾ ਆਇਆ, ਸੋਹਣਾ ਆਮਦ ਮੁਸਤਫਾ ਮਰਹਬਾ, ਆਮਦ ਮੁਸਤਫਾ ਮਰਹਬਾ, ਆ ਗਿਆ ਵੰਡਦਾ ਮਾੜਿਆਂ ਦੇ, ਦਰਦ ਵੰਡਦਾ ਮਾੜਿਆਂ ਦੇ, ਰੋਂਦਿਆਂ ਨੂੰ ਹਸਾਉਣ ਵਾਲਾ, ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ ਆਇਆ, ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ ਆਇਆ, ਸੋਹਣਾ ਆਮਦ ਮੁਸਤਫਾ ਮਰਹਬਾ, ਆਮਦ ਮੁਸਤਫਾ ਮਰਹਬਾ, ਆਮਿਨਾ ਪਾਕ ਹੱਸ ਕੇ ਬੋਲੀ, ਆਮਿਨਾ ਪਾਕ ਹੱਸ ਕੇ ਬੋਲੀ, ਅੱਖ ਜਦੋਂ ਮੁਸਤਫਾ ਨੇ ਖੋਲੀ, ਅੱਖ ਜਦੋਂ ਮੁਸਤਫਾ ਨੇ ਖੋਲੀ, ਆਮਿਨਾ ਪਾਕ ਹੱਸ ਕੇ ਬੋਲੀ, ਆਮਿਨਾ ਪਾਕ ਹੱਸ ਕੇ ਬੋਲੀ, ਸ਼ਾਨ ਦੱਸਣੀ ਰੱਬ ਦੀ ਜਿੰਨੇ, ਸ਼ਾਨ ਦੱਸਣੀ ਰੱਬ ਦੀ ਜਿੰਨੇ, ਆ ਗਿਆ ਏ ਉਹ ਸ਼ਾਨ ਵਾਲਾ, ਆ ਗਿਆ ਏ ਉਹ ਸ਼ਾਨ ਵਾਲਾ, ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ ਆਇਆ, ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ ਆਇਆ, ਸੋਹਣਾ ਆਮਦ ਮੁਸਤਫਾ ਮਰਹਬਾ, ਆਮਦ ਮੁਸਤਫਾ ਮਰਹਬਾ, ਹੁਣ ਹਲੀਮਾ ਗਮ ਨਾ ਕਰ ਤੂੰ, ਹੁਣ ਹਲੀਮਾ ਗਮ ਨਾ ਕਰ ਤੂੰ, ਬਣ ਗਈ ਏ ਤਾਜਵਰ ਤੂੰ, ਬਣ ਗਈ ਏ ਤਾਜਵਰ ਤੂੰ, ਹੁਣ ਹਲੀਮਾ ਗਮ ਨਾ ਕਰ ਤੂੰ, ਹੁਣ ਹਲੀਮਾ ਗਮ ਨਾ ਕਰ ਤੂੰ, ਬਣ ਗਈ ਏ ਤਾਜਵਰ ਤੂੰ, ਬਣ ਗਈ ਏ ਤਾਜਵਰ ਤੂੰ, ਤੇਰੇ ਘਰ ਵਿੱਚ ਆ ਗਿਆ ਏ, ਤੇਰੇ ਘਰ ਵਿੱਚ ਆ ਗਿਆ ਏ, ਤੇਰੇ ਦੁੱਖੜੇ ਮਿਟਾਉਣ ਵਾਲਾ, ਤੇਰੇ ਦੁੱਖੜੇ ਮਿਟਾਉਣ ਵਾਲਾ, ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ, ਆਮਦ ਮੁਸਤਫਾ ਮਰਹਬਾ, ਆਮਦ ਮੁਸਤਫਾ ਮਰਹਬਾ, ਰਹਿਮਤਾਂ ਨੇ ਕਰੀਬ ਉਹਦੇ, ਰਹਿਮਤਾਂ ਨੇ ਕਰੀਬ ਉਹਦੇ, ਜਗ ਪੈਂਦੇ ਨਸੀਬ ਉਹਦੇ, ਜਗ ਪੈਂਦੇ ਨਸੀਬ ਉਹਦੇ, ਰਹਿਮਤਾਂ ਨੇ ਕਰੀਬ ਉਹਦੇ, ਰਹਿਮਤਾਂ ਨੇ ਕਰੀਬ ਉਹਦੇ, ਜਗ ਪੈਂਦੇ ਨਸੀਬ ਉਹਦੇ, ਜਗ ਪੈਂਦੇ ਨਸੀਬ ਉਹਦੇ, ਸੋਹਦਾ ਦੀ ਜੰਨਤੀ ਏ, ਸੋਹਦਾ ਦੀ ਜੰਨਤੀ ਏ, ਉਹਦੀ ਮਹਿਫਿਲ ਸਜਾਉਣ ਵਾਲਾ, ਉਹਦੀ ਮਹਿਫਿਲ ਸਜਾਉਣ ਵਾਲਾ, ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ ਆਇਆ, ਬਦਲ ਰਹਿਮਤ ਦਾ ਛਾਇਆ ਸਾਰੇ ਜਗ ਤੋਂ ਸੋਹਣਾ ਆਇਆ, ਸੋਹਣਾ ਆਮਦ ਮੁਸਤਫਾ ਮਰਹਬਾ, ਆਮਦ ਮੁਸਤਫਾ ਮਰਹਬਾ, ਏ ਗੁਲਾਮੋ ਬਾਤ ਠੀਕ ਏ, ਠੀਕ ਏ ਆਪ ਦੇਂਦਾ ਖੁਦਾ ਤੁਫੀਕੇ, ਆਪ ਦੇਂਦਾ ਖੁਦਾ ਤੁ ਦੇਂਦਾ ਹੁਦਾ ਤਫੀਕੇ ਨਾਤ ਪੜਦਾ ਮੁਸਤਫਾ ਦੀ ਨਾਤ ਪੜਦਾ ਮੁਸਤਫਾ ਦੀ ਹੋਵੇ ਜਿਹੜਾ ਇਮਾਨ ਵਾਲਾ ਹੋਵੇ ਜਿਹੜਾ ਇਮਾਨ ਵਾਲਾ ਆਮਦੇ ਮੁਸਤਫਾ ਮਰਹਬਾ ਪਾਵੇ ਪੱਲੇ ਕੋਈ ਅਮਲ ਨਹੀਂ ਗਮ ਨਾ ਕਰ ਤੂੰ ਕੋਈ ਗੱਲ ਨਹੀਂ ਗਮ ਨਾ ਕਰ ਤੂੰ ਕੋਈ ਗੱਲ ਨਹੀਂ ਪਾਵੇ ਪੱਲੇ ਕੋਈ ਅਮਲ ਨਹੀਂ ਗਮ ਨਾ ਕਰ ਤੂੰ ਕੋਈ ਗੱਲ ਨਹੀਂ ਗਮ ਨਾ ਕਰ ਤੂੰ ਕੋਈ ਗੱਲ ਨਹੀਂ ਤੇਰੇ ਸਿਰ ਤੇ ਹੈ ਫਾਰੂਕੀ ਤੇਰੇ ਸਿਰ ਤੇ ਹੈ ਫਾਰੂਕੀ ਲਾਜ ਤੇਰੀ ਨਿਭਾਉਣ ਵਾਲਾ ਲਾਜ ਤੇਰੀ ਨਿਭਾਉਣ ਵਾਲਾ ਆਮਦੇ ਮੁਸਤਫਾ ਮਰਹਬਾ ਆਮਦੇ ਮੁਸਤਫਾ ਮਰਹਬਾ ਆ ਗਿਆ ਏ ਨੂਰ ਲੈ ਕੇ ਆ ਗਿਆ ਏ ਨੂਰ ਲੈ ਕੇ ਜ਼ੁਲਮਤਾਂ ਨੂੰ ਮੁਕਾਉਣ ਵਾਲਾ ਜ਼ੁਲਮਤਾਂ ਨੂੰ ਮੁਕਾਉਣ ਵਾਲਾ ਦਰਦ ਵੰਡਦਾ ਮਾੜਿਆਂ ਦੇ ਦਰਦ ਵੰਡਦਾ ਮਾੜਿਆਂ ਦੇ ਰੋਂਦਿਆਂ ਨੂੰ ਹਸਾਉਣ ਵਾਲਾ ਆਮਦੇ ਆਮਦੇ ਮੁਸਤਫਾ ਮਰਹਬਾ ਸਾਰੇ ਜਗ ਤੋਂ ਸੋਹਣਾ ਆਇਆ ਸਾਰੇ ਜਗ ਤੋਂ ਸੋਹਣਾ ਆਇਆ ਸਾਰੇ ਜਗ ਤੋਂ ਸੋਹਣਾ ਆਇਆ ਸਾਰੇ ਜਗ ਤੋਂ ਸੋਹਣਾ ਆਇਆ ਸਾਰੇ